ਰਾਂਝੇ ਯਾਰ ਵੱਲੋਂ ਮੁੱਕ ਕਿਵੇਂ ਮੋੜਾਂ, ਰਾਂਝੇ ਯਾਰ ਵੱਲੋਂ ਮੁੱਕ ਕਿਵੇਂ ਮੋੜਾਂ, ਮੈਂ ਖੇੜਿਆਂ ਦੇ ਨਹੀਂ ਵਸਣਾ। ਰਾਂਝੇ ਯਾਰ ਵੱਲੋਂ ਮੁੱਕ ਕਿਵੇਂ ਮੋੜਾਂ, ਮੈਂ ਖੇੜਿਆਂ ਦੇ ਨਹੀਂ ਵਸਣਾ। ਰਾਂਝੇ ਯਾਰ ਵੱਲੋਂ ਮੁੱਕ ਕਿਵੇਂ ਮੋੜਾਂ, ਮੈਂ ਖੇੜਿਆਂ ਦੇ ਨਹੀਂ ਵਸਣਾ। ਦੁੱਖ ਮੈਨੂੰ ਸੁੱਖ ਨੇ ਕਰੋੜਾਂ, ਮੈਂ ਖੇੜਿਆਂ ਦੇ ਨਹੀਂ ਵਸਣਾ।